ਦਰੀ ਟੁੱਪ ਜਾਂਦੀ ਚਾਂਦਰੀ ਤਨੀ ਘੁਮਾਉਂਦੀ ਪੁਰ ਕਹਿੰਦੀ ਗਾਗਰੀ ਮਾਤਾ ਮਲਾਂ ਦੀ ਵੇਦੀ ਚਮਕਾਲੀ ਚੁੜਿਓ ਨੇ ਪੱਗ ਬਣੀ ਹਾਥੀ ਗੋਛਾਲੀ ਮੁੰਡੇ ਮਾਦਰੀ ਟੁੱਪ ਜਾਂਦੀ ਚਾਂਦਰੀ ਤਨੀ ਘੁਮਾਉਂਦੀ ਪੁਰ ਕਹਿੰਦੀ ਗਾਗਰੀ ਮਾਤਾ ਮਲਾਂ ਦੀ ਵੇਦੀ ਚਮਕਾਲੀ ਚੁੜਿਓ ਨੇ ਪੱਗ ਬਣੀ ਹਾਥੀ ਗੋਛਾਲੀ ਲਾਟੂਰੀ ਤੇਰੀ ਗਲੋੜੀ ਤੇ ਪੀਂਦੀ ਕੀ ਤੇਰੂ ਉਪ ਕੀ ਲੈਂਦੀ ਸੋਦੇ ਕੀ ਲਾਟੂਰੀ ਤੇਰੀ ਗਲਵੜੀ ਤੇ ਪੀਂਦੀਆਂ ਜਿਗੂਰੀ ਜਾਂਦੀ ਲਾਟੂਰੀਓ ਤੇ ਦੇਖੀ ਚੂੜਿਓ ਨੂੰ ਬਗ ਬਰੀ ਹਾਥੀ ਗੋਛਾਲੀ ਮੁੰਡੇ ਮਾਦਰੀ ਟੁੱਪ ਕਿਉਂਰੀ ਚਾਂਦੇਰੀ ਤਨੀ ਮੁਮਾਦੀ ਮਗਵਾਲੀ ਗਾਗਰੀ ਮੁੰਡੇ ਮਾਦਰੀ ਟੁੱਪ ਕਿਉਂਰੀ ਚਾਂਦੇਰੀ ਤਨੀ ਮੁਮਾਦੀ